ਠਿਆਰ ਮਨਾਵਾਂਗੇ ਹਰ ਚਿਲ ਮਨ ਭੂਕ ਜਲਾਵਾਂਗੇ ਜਦ ਪੱਥਰ ਰਾਂਝਾ ਪਿਘਲੇਗਾ ਤਦ ਮੈਂ ਕਮਲੀ ਜਗ ਸੋਇਆ ਨੀ ਮੈਂ ਜਗਿਆ ਨਾ ਮੈਦਾਨਮ ਮੇਰੇ ਮਾਹੀਆ ਸਨਮ ਜਾਨਮ ਕਿਵੇਂ ਕਰਿਆ ਨਾ ਮੈਦਾਨਮ ਸ਼ਬ ਗੁਜ਼ਰੀ ਤੇ ਜਗ ਸੋਇਆ ਨੀ ਮੈਂ ਜਗਿਆ ਨਾ ਮੈਦਾਨਮ ਮੀਦ